ਰੰਗ ਦੀ ਮੈਨੂੰ ਕਹਿੰਦੀ ਏ ਚਲਾਵੇ ਸਲੋਲੀ ਉਹ ਪਹਿਲੇ ਗੇਰ ਤੇ ਉਹ ਜਦੋਂ ਮੋੜਦੀ ਉਹ ਮੈਨੂੰ ਲੱਗਦੀ ਏ ਦ ਵਨ ਐਂਡ ਓਨਲੀ ਵਿਚਾਰੇ ਮੁੰਡਿਆਂ ਦੇ ਦਿਲਾਂ ਦੀ ਤੂੰ ਕਾਤਿਲ ਬਖਾ ਤੂੰ ਮੈਨੂੰ ਕਿਵੇਂ ਜਾਵੇਂਗੀ ਤੂੰ ਫਾਸ ਸਭ ਦੇ ਤੋਂ ਗੈਸ ਨਹੀਂ ਮਿਲੇ ਉਹ ਬੇਥਾਦਾ ਅਬੇ ਥਾਦਾ ਯਾਓ just like Harry Houdini when I'm lyrically so insane now so on my chest it I'm in the agenda sanu na kisi di vich is the problem gain in love they see me as a problem imagine I am in the key the problem I give them a cure with a fresh new album.